ਜਿਹੜਾ ਇਸ਼ਕ ਦੀ ਚੋਟ ਬੜੀ ਸ਼ਹਿ ਇਹ ਦਰਦ ਬਣਾਉਂਦਾ ਦਰਦ। ਮੀਆਂ ਸਾਹਿਬ ਨੇ ਇਹਨੂੰ ਆਪਣੀ ਜ਼ਬਾਨ ਵਿੱਚ ਫਰਮਾਇਆ, ਦਰਦ ਹੋਵੇ ਤੇ ਹਾਏ ਨਿਕਲ ਤੇ ਕੋਈ ਕੋਈ ਰਹਿੰਦਾ ਜੜ ਕੇ। ਆ ਸੱਜਣਾ ਦੀਆਂ ਗੱਲਾਂ ਕਰੀਏ ਤੇ ਮੂੰਹ ਗੈਰਾਂ ਵੱਲ ਕਰਕੇ।